ਤੇਰਾ ਦਾ ਨਾ ਚੱਲਦਾ ਨਾ ਚੱਲਦਾ ਜਿਵੇਂ ਚੱਲਦੀ ਹੈ AK-47 ਜਿਵੇਂ ਚੱਲਦੀ ਹੈ AK-47 ਮਿੱਤਰਾਂ ਦਾ ਨਾ ਚੱਲਦਾ ਨਾ ਚੱਲਦਾ ਜਿਵੇਂ ਚੱਲਦੀ ਹੈ AK-47 ਥਾ ਥਾ ਠਾ ਠਾ ਚੱਲਦਾ ਥਾ ਚੱਲਦਾ ਜਿਵੇਂ ਚੱਲਦੀ ਹੈ ਮਿੱਤਰਾਂ ਦਾ ਨਾ ਚੱਲਦਾ ਨਾ ਚੱਲਦਾ ਜਿਵੇਂ ਚੱਲਦੀ ਹੈ AK-47 ਥਾ ਥਾ ਠਾ ਠਾ ਚੱਲਦਾ ਥਾ ਚੱਲਦਾ ਜਿਵੇਂ ਚੱਲਦੀ ਹੈ AK-47 ਸਾਡੀ ਪੂਰੀ ਗੱਡੀ ਚੱਲਦੀ ਹੁੰਦੀਆਂ ਤਰੀਫਾਂ ਪੂਰੇ 5 ਆ ਵਿੱਚ ਸੜਨ ਵਾਲਿਆਂ ਦੀ ਵੀ ਇੱਕ ਬਲਦੀ ਯਾਰਾਂ ਦੇ ਤੋਰੇ ਬਾਰੇ ਚੱਲਦਾ ਜਿਵੇਂ ਚੱਲਦੀ ਹੈ AK-47 ਥਾ ਥਾ ਠਾ ਠਾ ਚੱਲਦਾ ਥਾ ਚੱਲਦਾ ਜਿਵੇਂ ਚੱਲਦੀ ਹੈ AK-47 ਉਹ ਮਿੱਤਰਾਂ ਦਾ ਨਾ ਚੱਲਦਾ ਨਾ ਚੱਲਦਾ ਜਿਵੇਂ ਚੱਲਦੀ ਹੈ AK-47 ਆਪਣੀ ਆਈ ਤੇ ਫਿਰ ਅੜ ਜਾਂਦੇ ਆ ਗੱਲ ਜਿੱਥੇ ਹੋਵੇ ਬਿੱਲੋ ਆਰ ਪਾਰ ਦੀ ਉੱਥੇ ਉੱਥੇ ਫਿਰ ਅਸੀਂ ਲੜ ਜਾਂਦੇ ਆ ਤਾਂ ਚੱਲਦਾ ਜਿਵੇਂ ਚੱਲਦੀ ਹੈ AK-47 ਉਹ ਮਿੱਤਰਾਂ ਦਾ ਨਾ ਚੱਲਦਾ ਨਾ ਚੱਲਦਾ ਜਿਵੇਂ ਚੱਲਦੀ ਹੈ AK-47 ਥਾਂ ਥਾਂ